ਪਾ ਕੇ ਕੁੜਤਾ ਪਜਾਮਾ ਬਹਿ ਕੇ ਬੁਲਟ ਤੇ ਉੱਤੋਂ ਮੁੱਛ ਖੜੀ ਰੱਖਣੀ ਕੇ ਕੁੜਤਾ ਪਜਾਮਾ ਬਹਿ ਕੇ ਬੁਲਟ ਤੇ ਉੱਤੋਂ ਮੁੱਛ ਖੜੀ ਰੱਖਣੀ ਹੋ ਕਰਦੇ ਨੇ ਗੱਲਾਂ ਜਿਹੜੇ ਕਰ ਲੈਣ ਦੇ ਹੋਏ ਆਪਾਂ ਤੇ ਬਾਈ ਜੀ ਏਦਾਂ ਹੀ ਖੜੀ।